ਤੇ ਕਾਜਾ ਤੇ ਘੋੜੀ ਤੇ ਸ਼ਾਮਿਆਨਾ ਲੱਡੂ ਤੇ ਛੱਡੂ ਤੇ ਲੱਸੀ ਤੇ ਖਾਣਾ ਵਾਣਾ ਹੈਪੀਨੈਸ ਮੱਖਣ ਮਾਰ ਕੇ ਹੋ ਗਈ ਮਲਟੀਪਲਾਈ ਚਾਚਾ ਤੇ ਚਾਚੀ ਤੇ ਮਾਮੀ ਤੇ ਬੀਜੀ ਬੀਜੀ ਹੋਟੋ ਤੇ ਲਾਲੀ ਤੇ ਪੋਨੂ ਮੈਂ ਬੀਜੀ ਬੀਜੀ ਸ਼ੋਸ਼ਾ ਵਾਲੀ ਗਰਮ ਹਵਾ ਪੇ ਕਰਦੀ ਰਹਿੰਦੀ ਬਲਾਈ ਛੇਤੀ ਸ਼ੈਂਪੇਨੋ ਕੀ ਢੱਕਣ ਖੋਲਣਾ ਹਥੇਲੀ